ਹੈਲੋ ਜਸਲੀਨ, ਸ਼ਰਮ ਨਹੀਂ ਆਉਂਦੀ ਤੁਹਾਨੂੰ? ਕਿੱਥੇ ਹੋ ਤੁਸੀਂ? ਮੈਂ ਇੱਥੇ ਰੈਡੀ ਹੋ ਕੇ ਤੁਹਾਡਾ ਵੇਟ ਕਰ ਰਹੀ ਹਾਂ। ਜੇ ਤੁਸੀਂ ਨਾ ਆਏ ਨਾ ਫੇਰ ਦੇਖਿਓ, ਮੈਂ ਬੁਲਾਣਾ ਨਹੀਂ ਕਦੇ। 5 ਮਿੰਟ ਚ ਇੱਥੇ ਚਾਹੀਦੇ ਹੋ ਮੈਨੂੰ, ਚੁੱਪ ਕਰਕੇ ਆ ਜਾਓ। ਹਾਂਜੀ ਆ ਗਿਆ, ਆ ਗਿਆ, ਬਸ ਮੈਂ ਆ ਗਿਆ। ਯਾਰਾਂ ਨੂੰ ਮਿਲਣ ਜਾਈਏ ਨਾ, ਨੀ ਤੇਰਾ ਟਾਈਮ ਦਿੱਤਾ ਕਦੇ ਵੀ ਖੁੰਚਾਈਏ ਨਾ। ਹੋ ਟਾਈਮ ਦੇ ਕੇ ਯਾਰਾਂ ਨੂੰ ਮਿਲਣ ਜਾਈਏ ਨਾ, ਨੀ ਤੇਰਾ ਟਾਈਮ ਦਿੱਤਾ ਕਦੇ ਵੀ ਖੁੰਚਾਈਏ ਨਾ। ਸਾਰਾ ਦਿਨ ਫਿਰਾਂ ਤੇਰੀ ਭੈਣ ਦੱਬਦਾ, ਤਾਈਓ ਯਾਰਾਂ ਦੇ ਮੇਰੇ ਤੋਂ ਐਤਬਾਰ ਉੱਠ ਗਏ। ਤੂੰ ਤਾਂ ਮੇਰਾ ਫੋਨ ਵੀ ਨਾ ਚੱਕਦੀ, ਰਕਾਨੇ ਮੇਰੇ ਤੇਰਾ ਟਾਈਮ ਚੱਕ ਜਾਂਦੇ ਯਾਰ ਟੁੱਟ ਗਏ। ਮੇਰਾ ਫੋਨ ਵੀ ਨਾ ਚੱਕਦੀ, ਰਕਾਨੇ ਮੇਰੇ ਤੇਰਾ ਟਾਈਮ ਚੱਕ ਜਾਂਦਾ ਯਾਰ ਟੁੱਟ ਗਏ। ਹੋ ਕੱਲ ਜਦੋਂ ਤੇਰੇ ਪਿੱਛੇ ਭੱਜਦਾ ਰਿਹਾ, ਜੂੰਡੀ ਦੇ ਯਾਰਾਂ ਦਾ ਫੋਨ ਵੱਜਦਾ ਰਿਹਾ। ਨੀ ਤੂੰ ਵੀ ਰੇਸ ਕੱਟਣਾ ਸਕੂਟੀ ਦੀ ਕਰੀ, ਤੇ ਮੈਂ ਵੀ ਰੇਸ ਥਾਰ ਦੀ ਸੀ ਦੱਬਦਾ ਰਿਹਾ। ਹੋ ਕੱਲ ਜਦੋਂ ਤੇਰੇ ਪਿੱਛੇ ਭੱਜਦਾ ਰਿਹਾ, ਜੂੰਡੀ ਦੇ ਯਾਰਾਂ ਦਾ ਫੋਨ ਵੱਜਦਾ ਰਿਹਾ। ਨੀ ਤੂੰ ਵੀ ਰੇਸ ਕੱਟਣਾ ਸਕੂਟੀ ਦੀ ਕਰੀ, ਤੇ ਮੈਂ ਵੀ ਰੇਸ ਥਾਰ ਦੀ ਸੀ ਦੱਬਦਾ ਰਿਹਾ। ਹੋ ਕਿਤੇ ਵੀ ਨਾ ਮਾਰੀ ਤੂੰ ਸਕੂਟੀ ਦੀ ਬਰੇਕ, ਤਾਈਓ ਚਾਰਕ ਲਗਾੜੇ ਮੇਰਾ ਯਾਰ ਕੁੱਟ ਗਏ। ਤੂੰ ਤਾਂ ਮੇਰਾ ਫੋਨ ਵੀ ਨਾ ਚੱਕਦੀ, ਰਕਾਨੇ ਮੇਰੇ ਤੇਰਾ ਟਾਈਮ ਚੱਕ ਜਾਂਦਾ ਯਾਰ ਟੁੱਟ ਗਏ। ਤੂੰ ਤਾਂ ਮੇਰਾ ਫੋਨ ਵੀ ਨਾ ਚੱਕਦੀ, ਰਕਾਨੇ ਮੇਰੇ ਤੇਰਾ ਟਾਈਮ ਚੱਕ ਜਾਂਦਾ ਯਾਰ। ਨੀ ਤੇਰਾ ਪਾਉਣ ਵਾਸਤੇ ਪਿਆਰ ਪਤਲੋ, ਯਾਰਾਂ ਦਾ ਰਿਹਾ ਨਾ ਸੱਚੀ ਯਾਰ ਪਤਲੋ। ਨੀ ਤੇਰੇ ਪਿੱਛੇ ਵੈਜੀਟੇਰੀਅਨ ਹੋ ਗਿਆ, ਪੈਗ ਨੂੰ ਨਾ ਕਰੇ ਕੈਸਾ ਮਨ ਹੋ ਗਿਆ। ਨੀ ਤੇਰਾ ਪਾਉਣ ਵਾਸਤੇ ਪਿਆਰ ਪਤਲੋ, ਯਾਰਾਂ ਦਾ ਰਿਹਾ ਨਾ ਸੱਚੀ ਯਾਰ ਪਤਲੋ। ਨੀ ਤੇਰੇ ਪਿੱਛੇ ਵੈਜੀਟੇਰੀਅਨ ਹੋ ਗਿਆ, ਪੈਗ ਨੂੰ ਨਾ ਕਰੇ ਕੈਸਾ ਮਨ ਹੋ ਗਿਆ। ਯਾਰਾਂ ਦੀਆਂ ਮਹਿਫਲਾਂ ਚ ਜਾਣਾ ਛੱਡ ਦਿੱਤਾ ਨੀ, ਮੈਂ ਛੱਡੀਆਂ ਪੜ੍ਹਾਈਆਂ ਕੰਮ ਕਾਰ ਛੁੱਟ ਗਏ। ਤੂੰ ਤਾਂ ਮੇਰਾ ਫੋਨ ਵੀ ਨਾ ਚੱਕਦੀ, ਰਕਾਨੇ ਮੇਰੇ ਤੇਰਾ ਟਾਈਮ ਚੱਕ ਜਾਂਦਾ ਯਾਰ ਟੁੱਟ ਗਏ। ਤੂੰ ਤਾਂ ਮੇਰਾ ਫੋਨ ਵੀ ਨਾ ਚੱਕਦੀ, ਰਕਾਨੇ ਮੇਰੇ ਤੇਰਾ ਟਾਈਮ ਚੱਕ ਜਾਂਦਾ ਯਾਰ ਟੁੱਟ ਗਏ। ਸੁਣੀ ਕਹਿ ਗਿਆ ਏ ਜਿਹੜੀਆਂ, ਹੁਣ ਨਖਰੇ ਵਾਲੀ ਦੇ ਨਹੀਂ ਉਹ ਹਾੜੇ ਕੱਢੀ ਦੇ, ਨਾਰਾ ਪਿੱਛੇ ਨਹੀਂ ਉਹ ਕਦੇ ਯਾਰ ਛੱਡੀ ਦੇ। ਹੋ ਕੋਕੀ ਦੀ ਵੀ ਅੱਖਾਂ ਖੋਲ ਗਿਆ ਮੇਰੀਆਂ, ਕੰਨ ਲਾ ਕੇ ਸੁਣੀ ਕਹਿ ਗਿਆ ਏ ਜਿਹੜੀਆਂ, ਹੁਣ ਨਖਰੇ ਵਾਲੀ ਦੇ ਨਹੀਂ ਉਹ ਹਾੜੇ ਕੱਢੀ ਦੇ, ਨਾਰਾ ਪਿੱਛੇ ਨਹੀਂ ਉਹ ਕਦੇ ਯਾਰ ਛੱਡੀ ਦੇ। ਨੀ ਆਲੇ ਕਰ ਦਿੱਤਾ ਤੇਰਾ ਨੰਬਰ ਡਿਲੀਟ, ਮੈਂ ਤਾਂ ਸੋਹਣੀਏ ਮਨਾਉਣੇ ਜਿਹੜੇ ਯਾਰ ਰੁੱਸ ਗਏ। ਚੱਕਦੀ ਰਕਾਨੇ ਮੇਰੇ ਤੇਰਾ ਟਾਈਮ ਚੱਕ ਜਾਂਦਾ ਯਾਰ ਟੁੱਟ ਗਏ। ਤੂੰ ਤਾਂ ਮੇਰਾ ਫੋਨ ਵੀ ਨਾ ਚੱਕਦੀ, ਰਕਾਨੇ ਮੇਰੇ ਤੇਰਾ ਟਾਈਮ ਚੱਕ ਜਾਂਦਾ ਯਾਰ ਟੁੱਟ ਗਏ। ਕੁੜਤੀ ਤੇ ਸਿੱਲ ਸਿੱਲ ਵਾਲੀ ਹੀ ਆਵੇ ਕਿੱਕਲੀ ਪਸੀ।